ਯਾਰ ਉਹਦੀ ਬੋਲੀ ਮਾੜੀ ਅੱਖੀਆਂ ਦੇ ਭੁਲੇਖੇ ਮੈਨੂੰ ਪੈਂਦੇ ਰਹਿੰਦੇ ਤੇ ਉਹਨਾਂ ਅੱਖੀਆਂ ਵਿੱਚ ਵੀ ਮੈਨੂੰ ਉਹ ਅਥਰੂ ਦਿਸਦੇ ਰਹਿੰਦੇ ਮੇਰੀ ਸੋਹਣੀ ਰੂਹ ਨੇ ਮੈਨੂੰ ਉੱਠ ਕੇ ਜਗਾਏ ਮੇਰੇ ਕੋਲ ਆ ਕੇ ਮੈਨੂੰ ਅਹਿਸਾਸ ਜਤਾਇਆ ਕਿ ਮੈਂ ਪਹਿਲ ਤੇ ਕਮਾਇਆ ਬਟ ਇਸ਼ਕ ਗਵਾਇਆ ਮੇਰਾ ਸਟਾਰਡਮ ਬਾਡਮ ਕੰਮ ਨਹੀਂ ਆਇਆ ਚੱਲ ਉੱਠ ਪਕੜਾ ਦਿਲ ਰੋਂਦਾ ਹਜਿੰਦਰਾ ਸੜ ਜਾਣਾ ਸਭ ਕੁਛ ਖੂਹੇ ਵੜ ਜਾਣਾ ਗੱਲ ਜਾਂਦੇ ਜਾਂਦੇ ਮੈਂ ਕਹਿ ਜਾਣੀ ਉਹ ਪਿਆਰ ਨਿਸ਼ਾਨੀ ਰਹਿ ਜਾਣੀ ਜਿਹੜਾ ਚੀਚੀ ਪਾਇਆ ਛੱਲਾ ਹਜੇ ਰਹਿ ਗਿਆ ਉਹ ਗੱਲਾਂ ਉਹ ਕਹਿੰਦੇ ਉੱਥੇ ਜੰਨਤ ਦੱਸ ਮੈਂ ਕੀ ਕਰਨਾ ਹੀਰ ਸੇ ਮਿਲਾ ਦੋ।